पल जीना मुहाल मेरा तेरे बिना, ये सारे नशे बेकार तेरी आंखों के सेवा करनी जाता, मैं भार रहता तेरा इंतजार मेरे ख्वाबों में आना करके सोला सिंगार। मैं अब क्यों होश में आता नहीं, सुकून ये दिल क्यों पाता नहीं, क्यों तोड़ूं खुद से जो थे वादे के अब ये इश्क निभाना नहीं, मैं मोड़ूं तुमसे जो ये चेहरा दोबारा नजर मिलाना नहीं, ये दुनिया जाने मेरा दर्द तुझे ये नजर क्यों आता नहीं, सुने यूं तेरा शर्माना मेरी जान ना ले ले, कान के पीछे जुल्फ छुपाना मेरी जान क्या कहने, जालिमा तौबा तेरा नखरा इसके वार क्या कहने, थाम के बैठे दिल को घायल कहीं हार ना बैठे, तेरी नजरें मुझसे क्या कहती है इनमें वफा बहती है, थोड़ी थोड़ी सी राजी थोड़ी सी खफा रहती है, लोग बड़े इनमें जफा देखी है, ये दुनिया तेरी नहीं मैंने तुझ में गाया देखी है, जीना मुहाल मेरा तेरे बिना, ये सारे नशे बेकार तेरी आंखों के सिवा करनी जाता, मैं बाहर रहता तेरा इंतजार मेरे ख्वाबों में आना करके सोला सिंगार, तेरा मेरा अफसाना पूरा हुआ ना जाना हुआ, बंद कमरे विच कला फिर भी दिसदा है परछावा, सारे कुछ दे ने मैनू क्यों मैं गल्ला नहीं करदा, किन्ने सोने ने तेरे ते दिल क्यों नहीं है परदा, जीना दीदार होया ओना चिर दिन नहीं ओ चढ़दा, दिल करे दिलदारिया बिना गलों सारिया ना लड़दा, जिदा रंग मिलते ने उदा ही आपा मिल जाना, जिदा फुल खिलते ने उदा ही दोना खिल जाना, जिदा रंग मिलते ने उदा ही आपा मिल जाना, जिदा फुल खिलते ने उदा ही दोना खिल जाना, तेरा मेरा अफसाना पल जीना मुहाल पूरा हुआ ना जाना, सारे नशे बेकार हुआ बंद कमरे विच कला करनी जाता, मैं भार किन्ने सोने ने तेरे करके सोला सिंगार, में गाना सीखिए पाधानीसा ऐप के साथ, AI पावर्ड पर्सनल म्यूजिक टीचर फ्रॉम सारेगामा। ना आना बंदे तो क्या इस हुस्न पे फरिश्ते है, बस दूर से देखिए इसे छूना मना है, छूना मना है, फुर्सत भी मेरी जा कभी बाहों को दीजिए, थोड़ी फुर्सत भी मेरी जा कभी बाहों को दीजिए, आज की रात मजा हुस्न का आंखों से लीजिए, आज की रात मजा हुस्न का आंखों से लीजिए, वक्त बर्बाद ना बिन बात की बातों में कीजिए, वक्त बर्बाद ना बिन बात की बातों में कीजिए। आंखों से लीजिए आज की रात मजा हो उसका आंखों से लीजिए ओ जान की कुर्बानी ले ले दिल भर जानी तबाही पक्की है आज तू मेहरबानी जान की कुर्बानी ले ले दिल भर जानी तबाही पक्की है हेलो ओ भाई यार मनु टाड़े खबर सुनी ओ हां यार खबर तो सुनी चल चल भाई मेरे शाम का प्रोग्राम कैंसिल यार उतना पिंडो मना लिया भी तो रहा है हां यार मुझे फिर की बनू ਇਹਦਾ ਹੱਲ ਤਾਂ ਹੁਣ ਵੱਡਾ ਬਾਈ ਹੀ ਕਰ ਸਕਦਾ ਹੈ ਮਤਲਬ ਤੁਸੀਂ ਪਹੁੰਚੋ ਮੈਂ ਆ ਗਿਆ ਸਾਨੂੰ ਆਉਂਦਾ ਨੀ ਪਿਆਰ ਨਾਪ ਤੋਲ ਕੇ ਕੰਡਾ ਕੱਢੀ ਦਾ ਸਪੀਕਰਾਂ ਤੇ ਬੋਲ ਕੇ ਸਾਨੂੰ ਆਉਂਦਾ ਨੀ ਪਿਆਰ ਨਾਪ ਤੋਲ ਕੇ ਕੰਡਾ ਕੱਢੀ ਦਾ ਸਪੀਕਰਾਂ ਤੇ ਬੋਲ ਕੇ ਲੈ ਕੇ ਜੁੱਤੀ ਥੱਲੇ ਜ਼ਿੰਦਗੀ ਦੇ ਬੋਝ ਨੂੰ ਯਾਰ ਲੁੱਟਦੇ ਨੇ ਮੌਜਾਂ ਦਿਲ ਖੋਲ ਕੇ ਹਿਲਾ ਕੇ ਤਿੰਨ ਪੈਗ ਵੱਲੀਏ ਪੈਂਦੇ ਭੰਗੜੇ ਗੱਡੀ ਦੀ ਡਿੱਗੀ ਖੋਲ ਕੇ ਨੀ ਲਾ ਕੇ ਤਿੰਨ ਪੈਗ ਵੱਲੀਏ ਡਿੱਗੀ ਖੋਲ वाल खिलार के आ जानी मोरनी पहला पा जानी वाल खिलार के आ जानी मोरनी पहला पा जानी ते खोल ले अड़िए वाल नहीं ते मैं खोल दू जे तू नची ना मेरे ना गोरी है नी लहंगे ते शराब करूं ਸਾਡੀ ਇੱਕ ਆ ਪਛਾਣ ਪਤਲੋ ਸਰਕਲ ਛੋਟਾ ਗੱਲ ਬਾਤ ਵੱਡੀ ਐ ਇੱਕ ਪਿੱਛੇ ਲੱਗਦੀਆਂ ਸੱਤ ਜੀਰੋਆਂ ਐਡੇ ਮੁੱਲੇ ਵਾਲੀ ਜੱਟ ਕੋਲ ਗੱਡੀ ਐ ਦਸਾਂਝਾ ਵਾਲਾ ਨਾਮ ਦਿਲਾਂ ਉੱਤੇ ਲਿਖਿਆ ਖਾਸਾ ਜ਼ੋਰ ਲੱਗ ਜੂ ਮਟਾਉਣ ਵਾਸਤੇ ਹਾਂ ਪੈਸੇ ਪੂਸੇ ਬਾਰੇ ਬਿਲੋ ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ ਪੈਸੇ ਪੂਸੇ ਬਾਰੇ ਬਿਲੋ ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ ਰੱਖਿਆ ਨੀ ਸਾਬ ਕਦੇ ਬਾਕੀ ਕਿਸੇ ਨਾ ਹੋ ਕੇ ਜਜ਼ਬਾਤੀ ਭਾਵੇਂ ਹਾਰ ਜਾਈਦਾ ਜਿੱਤੇ ਨਹੀਂ ਉਹ ਕਰਕੇ ਚਲਾਕੀ ਕਿਸੇ ਨਾ ਹੋ ਕੇ ਜਜ਼ਬਾਤੀ ਭਾਵੇਂ ਹਾਰ ਜਾਈਦਾ ਜਿੱਤੇ ਨਹੀਂ ਉਹ ਕਰਕੇ ਚਲਾਕੀ ਕਿਸੇ ਨਾ ਰੁੱਸੀ ਵੀ ਮਸ਼ੂਕ ਤਾਂ ਮਨਾਈ ਜਾਂਦੀ ਨੀ ਸਾਲੇ ਫਿਰਦੇ ਆ ਜੱਗ ਪਿੱਛੇ ਲਾਉਣ ਵਾਸਤੇ ਹਾਂ ਪੈਸੇ ਪੂਸੇ ਬਾਰੇ ਵੇਲੋ ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ ਪੈਸੇ ਪੂਸੇ ਬਾਰੇ ਵੇਲੋ ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ ਚੱਲ ਬਦਲੋ ਓ ਵਿਗੜੇ ਵੇ ਜੱਟ ਵੱਲੋਂ ਧੰਨਵਾਦ ਨੀ ਮੇਰੀ ਜ਼ਿੰਦਗੀ ਨੂੰ ਜ਼ਿੰਦਗੀ ਬਣਾਉਣ ਵਾਸਤੇ ਪੈਸੇ ਪੂਸੇ ਬਾਰੇ ਬਿਲੋ ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ ਪੈਸੇ ਪੂਸੇ ਆਏ ਸਾਲ ਡੀਜਿਆਂ ਤੇ ਜੱਟ ਗੱਜਦਾ ਬਾਕੀਆਂ ਦੇ ਨਾਲੋਂ ਸਾਡਾ ਫਰਕ ਬੜਾ ਭਰ ਕੇ ਲਫੇੜੇ ਵਾਂਗੂ ਗੀਤ ਵੱਜਦਾ ਡਿਫਰੈਂਸ ਬਾਕੀਆਂ ਤੋਂ ਬੜਾ ਜੱਟੀਏ ਭਰ ਕੇ ਲਫੇੜੇ ਵਾਂਗੂ ਗੀਤ ਵੱਜਦਾ ਦੀਵਿਆਂ ਦੇ ਨਾਲ ਤਾਂ ਨੀ ਕੰਮ ਚੱਲਿਆ ਰੱਖੇ ਭਾਬੜ ਮੈਂ ਦੁਨੀਆ ਮਚਾਉਣ ਵਾਸਤੇ ਪੈਸੇ ਪੂਸੇ ਬਾਰੇ ਵੇਲੋ ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ ਪੈਸੇ ਪੂਸੇ ਬਾਰੇ ਵੇਲੋ ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ ਸੂਟ ਜੱਟੀਏ ਮੇਰੇ ਕਹਿਣੇ ਉੱਤੇ ਕਦੇ ਕਦੇ ਪਾ ਲਿਆ ਕਰ ਚੱਕਵੇਂ ਹੁੰਦੇ ਆ ਭਾਵੇਂ ਗੀਤ ਮਾਨਦੇ ਦੁਨੀਆ ਤੋਂ ਚੋਰੀ ਚੋਰੀ ਲਾ ਲਿਆ ਕਰ ਚੱਕਵੇਂ ਹੁੰਦੇ ਆ ਭਾਵੇਂ ਗੀਤ ਮਾਨਦੇ ਦੁਨੀਆ ਤੋਂ ਚੋਰੀ ਚੋਰੀ ਲਾ ਲਿਆ ਕਰ ਤੇਰੇ ਸ਼ਹਿਰ ਦੀਆਂ ਕੁੜੀਆਂ ਨੂੰ ਘੈਂਟ ਲੱਗਦਾ ਕਾਲੀਆਂ ਨੇ ਜੱਟ ਨੂੰ ਵਿਆਉਣ ਵਾਸਤੇ ਪੈਸੇ ਪੂਸੇ ਬਾਰੇ ਬਿਲੋ ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ ਪੈਸੇ ਪੂਸੇ ਬਾਰੇ ਬਿਲੋ ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ